Jules in the house, baby. Raja chote ganne naal vairiyan di paade vakhiyan naal rehnde yaar lodne bandukha rakhiyan pichhe laake char gaddiyan ne naal baithi naddiyan de dekh kive jachda ae ni yaar tera gaddiyan ke vajda ae ni yaar tera tonto ke vajda ae ni yaar tera chandiyan ne vajda ae hai ni sher ਕਾਕਾ ਵੈਰ ਨਾਲੋਂ ਪਹਿਲਾਂ ਲਾ ਕੇ ਦੇਖੀ ਅੱਖੀਆਂ ਸਾਡਾ ਜਿਗਰਾਈ ਸ਼ੇਰ ਨਹੀਂ ਉਹ ਫੁੱਕਾ ਛੱਕੀਆਂ ਕਰੇ ਮਾਣ ਨਿੱਕੇ ਵੱਡੇ ਦਾ ਵੇ ਪੁੱਠੇ ਜੇ ਸਲਿੱਕੇ ਦਾ ਵੇ ਬੱਦਲਾਂ ਜਾ ਗੱਜਦਾ ਏ ਨੀ ਯਾਰ ਤੇਰਾ ਗੱਡੀਆਂ ਚ ਵੱਜਦਾ ਏ ਨੀ ਯਾਰ ਤੇਰਾ ਟੋਟੋ ਵਿੱਚ ਵੱਜਦਾ ਏ ਨੀ ਯਾਰ ਤੇਰਾ ਚੰਡੀਗੜ੍ਹ ਵੱਜਦਾ ਏ ਹਾਏ ਨੀ ਸ਼ਹਿਰ ਚੰਡੀਗੜ੍ਹ ਵੱਜਦਾ ਹਰ ਥਾਂ ਤੇ ਨੱਡੀਆਂ ਰੋਕ ਰੋਕ ਪੁੱਛਦੀਆਂ ਨਾ ਵੇ ਪਰ ਮੁੰਡੇ ਦਾ ਥੋੜਾ ਡਿਫਰੈਂਟ ਹੈ ਲੈਵਲ ਤਾਂ ਹੀ ਜਣੀ ਖਣੀ ਨੂੰ ਇਹ ਕਰਦਾ ਨਹਾਵੇ ਨਾਲੇ ਸ਼ਾਮੀ ਜਦੋਂ ਲਾਈਦੀ ਆ ਗੇੜੀ ਮੁੜ ਕੇ ਨਾ ਤੱਕੇ ਦੱਸ ਨੱਡੀ ਆ ਕਿਹੜੀ ਸਾਰੀ ਆ ਗੱਲਾਂ ਵੇ ਹੈਗੀਆਂ ਲੋਡਡ ਫਰੰਟ ਸੀਟ ਤੇ ਮੈਂ ਰੱਖਦਾ ਜਿਹੜੀ ਐਮ ਜਾਲੀ ਰਫੜਾ ਨਾ ਫੈਰ ਹੁੰਦੇ ਆ ਲੋਕ ਦੇਖ ਫੇਰ ਕਿਵੇਂ ਸੈਡ ਹੁੰਦੇ ਆ ਪਿੱਛੋਂ ਮਾੜਾ ਸਾਡੇ ਜੋ ਲੰਗੋੜ ਬੋਲਦੀ ਆ ਸਾਹਮਣੇ ਵੇ ਆ ਕੇ ਉਹੀ ਫੈਨ ਹੁੰਦੇ ਆ ਉਹ ਦਿੰਦੇ ਯਾਰੀ ਪਿੱਛੇ ਜਾਨ ਸਾਡਾ ਇਹੀ ਤਾਂ ਜਹਾਨ ਰੱਬ ਇਹਨਾਂ ਜੀ ਵਸਦਾ ਨੀ ਯਾਰ ਤੇਰਾ ਗੱਡੀਆਂ ਚ ਵੱਜਦਾ ਏ ਨੀ ਯਾਰ ਤੇਰਾ ਟੋਟੋ ਵਿੱਚ ਵੱਜਦਾ ਏ ਨੀ ਯਾਰ ਤੇਰਾ ਚੰਡੀਗੜ੍ਹ ਵੱਜਦਾ ਏ ਪਿਆਰ ਨਹੀਂ ਉਹ ਚੌੜ ਕਰਦੇ ਸਾਰਾ ਦਿਨ ਬੈਠੇ ਵੇ ਕਲੌਲ ਕਰਦੇ ਦੱਬ ਦੀ ਮੰਡੀਰ ਸਾਨੂੰ ਦੇਖ ਦੇਖ ਕੇ ਗੈਂਗਸਟਰ ਜ਼ਿੰਦਗੀ ਚ ਰੋਲ ਕਰਦੇ ਰਾਜਾ ਬੈਠੇ ਲਿਖੇ ਗੀਤ ਗੇਮ ਚੇਂਜਰ ਨਾਰੀਸ ਦੇਖੀ ਸ਼ਹਿਰ ਤੇਰੇ ਵੱਜਣਾ ਏ ਨੀ ਯਾਰ ਤੇਰਾ ਗੱਡੀਆਂ ਚ ਵੱਜਦਾ ਏ ਨੀ ਯਾਰ ਤੇਰਾ ਟੋਟੋ ਚ ਵੱਜਦਾ ਏ